this one's dedicated to that one love in your life. Bohemia. Bloodline music. Bilal said. She doesn't need no makeup, no high heels. Jithron vi jave kare dilan nu tease. Meri soni hai, she's meri soni hai. She doesn't need no Gucci, no LV the bag. Pretty lady, you're up a nice swag. Meri soni hai, she's meri soni hai. Te sare tak de, woah woah woah woah. Jo si nach de, woah woah woah woah. Te sare tak de. Jive palak chitare andhere ch loki sanu tak de sare hila ke aap rak de sare uchar ch sade pyar de jag ch sare teri meri jodi rab ne hata de nal jodi teri meri jodi tere age jind lage thodi teri meri jodi hun jado tak zindagani teri akhan vich digna ni pani tenu meri so jadon nach ke mere kol aave sare mundiyan de sine ag laave onu vekhiyan sabr na aave ਉਹਨੂੰ ਸਾਰੇ ਤੱਕਦੇ ਉਹਦੇ ਹੁਸਨ ਦੇ ਜੱਗ ਉੱਤੇ ਚਰਚੇ ਮੁੰਡੇ ਫਿਰਦੇ ਕਰਨ ਨੂੰ ਖਰਚੇ ਮੈਂ ਵੀ ਗੂਗਲ ਤੇ ਕੀਤੀ ਉਹਦੀ ਸਰਚੇ ਉਹਨੂੰ ਸਾਰੇ ਤੱਕਦੇ ਮੈਨੂੰ ਪਤਾ ਤੇਰੇ ਦਿਲ ਵਿੱਚ ਕੀ ਲੋਕਾਂ ਨੂੰ ਸਾਡੀ ਸਮਝ ਹੀ ਨਹੀਂ ਮੈਂ ਜਾਣਦਾ ਬੇਬੀ ਤੂੰ ਜਾਣਦੀ ਮੈਂ ਤੇਰਾ ਤੂੰ ਮੇਰੇ ਲਈ ਤੇ ਸਾਰੇ ਤੱਕਦੇ ਓ ਓ ਓ ਓ ਜੋ ਅਸੀਂ ਨੱਚਦੇ teri meri jodi teri meri jodi teri meri jodi teri meri jodi teri meri jodi teri meri jodi teri meri jodi rab ne hata de nal jodi teri meri jodi tere age jind lage thodi teri meri jodi hun jado tak zindagani teri akhan vich digna ni pani tenu meri so ਸੋਣੀਏ ਤੈਨੂੰ ਵਾਦਾ ਮੇਰਾ ਸਗਾ ਤੈਨੂੰ ਪਿਆਰ ਕਰਨ ਦਾ ਇਰਾਦਾ ਮੇਰਾ ਸੋਣੀਏ ਮੈਂ ਸ਼ਹਿਜ਼ਾਦਾ ਤੇਰਾ ਪਰ ਪਿੱਛੇ ਪਿੱਛੇ ਤੇਰੇ ਜਿਵੇਂ ਪਰਾਂ ਦਾ ਤੇਰਾ ਮੈਨੂੰ ਪਤਾ ਤੇਰੇ ਦਿਲ ਵਿੱਚ ਕੀ ਲੋਕਾਂ ਨੂੰ ਸਾਡੀ ਸਮਝ ਹੀ